ਕਹਿੰਦਾ ਹੁੰਦਾ ਸੀ ਮੈਂ ਤੇਰੇ ਉੱਤੋਂ ਸਭ ਕੁਛ ਵਾਰ ਦੂੰ, ਦਿਲ ਕੀ ਇਹ ਚੀਜ਼ ਤੇਰੇ ਲਈ ਸੋਹਣੀਏ, ਮੈਂ ਤਾਂ ਜ਼ਿੰਦਗੀ ਵੀ ਤੇਰੇ ਅੱਗੇ ਹਾਰ ਦੂੰ। ਤੂੰ ਪਹਿਲਾਂ ਪਹਿਲਾਂ ਕਹਿੰਦਾ ਹੁੰਦਾ ਸੀ ਮੈਂ ਤੇਰੇ ਉੱਤੋਂ ਸਭ ਕੁਛ ਵਾਰ ਦੂੰ, ਦਿਲ ਕੀ ਇਹ ਚੀਜ਼ ਤੇਰੇ ਲਈ ਸੋਹਣੀਏ, ਮੈਂ ਤਾਂ ਜ਼ਿੰਦਗੀ ਵੀ ਤੇਰੇ ਅੱਗੇ ਹਾਰ ਦੂੰ। ਹੁਣ ਮੇਰਾ ਹਾਲ ਵੀ ਨੀ ਪੁੱਛਦਾ, ਇਹ ਗੱਲ ਸੀਨੇ ਅਗਲਾ ਜਾਂਦੀ ਆ, ਹੁਣ ਮੇਰਾ ਹਾਲ ਵੀ ਨੀ ਪੁੱਛਦਾ, ਇਹ ਗੱਲ ਸੀਨੇ ਅਗਲਾ ਜਾਂਦੀ ਆ। ਫਿਰ ਮੈਨੂੰ ਗੁੱਡ ਨਾਈਟ ਕਹੇ ਬਿਨਾ ਸੋਹਣਿਆ, ਤੈਨੂੰ ਨੀਂਦ ਕਿਵੇਂ ਆ ਜਾਂਦੀ ਆ, ਮੈਨੂੰ ਗੁੱਡ ਨਾਈਟ ਕਹੇ ਬਿਨਾ ਸੋਹਣਿਆ, ਤੈਨੂੰ ਨੀਂਦ ਕਿਵੇਂ ਆ ਜਾਂਦੀ ਆ, ਮੈਨੂੰ ਗੁੱਡ ਨਾਈਟ ਕਹੇ ਬਿਨਾ ਸੋਹਣਿਆ, ਤੈਨੂੰ ਨੀਂਦ ਕਿਵੇਂ ਆ ਜਾਂਦੀ ਆ। ਮੈਨੂੰ ਗੁੱਡ ਨਾਈਟ ਕਹੇ ਬਿਨਾ ਸੋਹਣਿਆ, ਤੈਨੂੰ ਨੀਂਦ ਕਿਵੇਂ ਆ ਜਾਂਦੀ ਆ।